ਸਦਾਵਾਂ ਤੂੰ ਅੱਲਾ ਅੱਲਾ ਕਰ ਬੰਦਿਆ ਜੇ ਤੂੰ ਰੱਬ ਦੀਆਂ ਚੌਣਾਂ ਪਾਵਾਂ ਤੂੰ ਅੱਲਾ ਅੱਲਾ ਕਰ ਬੰਦਿਆ ਅੱਲਾ ਅੱਲਾ ਅੱਲਾ ਅੱਲਾ ਅੱਲਾ ਅੱਲਾ ਅੱਲਾ ਅੱਲਾ ਅੱਲਾ ਅੱਲਾ ਅੱਲਾ ਅੱਲਾ ਜੇ ਤੂੰ ਰੱਬ ਦੀਆਂ ਚੌਣਾਂ ਪਾਵਾਂ ਤੂੰ ਅੱਲਾ ਅੱਲਾ ਕਰ ਬੰਦਿਆ ਜੇ ਤੂੰ ਰੱਬ ਦੀਆਂ ਚੌਣਾਂ ਪਾਵਾਂ ਤੂੰ ਅੱਲਾ ਅੱਲਾ ਕਰ ਬੰਦਿਆ ਜਾਣ ਆਪਣੀ ਤੂੰ ਦੁੱਖਾਂ ਵਿੱਚ ਪਾਵੀ ਨਾ ਵਿਰਦ ਅੱਲਾ ਅੱਲਾ ਦਿਲ ਚੋਂ ਭੁਲਾ ਵੀ ਨਾ ਜਾਣ ਆਪਣੀ ਤੂੰ ਦੁੱਖਾਂ ਵਿੱਚ ਪਾਵੀ ਨਾ ਵਿਰਦ ਅੱਲਾ ਅੱਲਾ ਦਿਲ ਤੋਂ ਭੁਲਾ ਵੀ ਨਾ ਉਹਦੇ ਨਾਮ ਵਿੱਚ ਬੜੀਆਂ ਸ਼ਿਫਾਵਾਂ ਤੂੰ ਅੱਲਾ ਅੱਲਾ ਕਰ ਬੰਦਿਆ ਜੇ ਤੂੰ ਰੱਬ ਦੀਆਂ ਚੌਣਾਂ ਪਾਵਾਂ ਤੂੰ ਅੱਲਾ ਅੱਲਾ ਕਰ ਬੰਦਿਆ ਜੋ ਜਿਗੜੇ ਤੇਰੇ ਕਾਮ ਨਾ ਹੋ ਪਰੇਸ਼ਾਨ ਹੈ ਰੱਬ ਰਹਿਮਾਨ ਕਰ ਦੇਗਾ ਆਸਾਨ ਕਰ ਉਸ ਕਿਸ ਪੁਰਦਬ ਨੇ ਸਭ ਕਾਮ ਹੈ ਖਾਲਿਕ ਕੁਲ ਉਸ ਕਾ ਹੈ ਫਰਮਾਨ ਨਾ ਉਮੀਦ ਨਾ ਹੋ ਉਸ ਕੀ ਰਹਿਮਤ ਹੈ ਬਹੁਤ ਵਸੀ ਜ਼ਰਾ ਪੜ ਕੁਰਾਨ ਲਾ ਤਕ ਨਾ ਤੂੰ ਮਿਰ ਰਹਿਮਤ ਅੱਲਾ ਫਰਮਾ ਕੇ ਕੀਏ ਹਮ ਪੇ ਅਹਿਸਾਨ ਤੂੰ ਅੱਲਾ ਅੱਲਾ ਕਰ ਬਸ ਅੱਲਾ ਅੱਲਾ ਕਰ ਤੂੰ ਅੱਲਾ ਅੱਲਾ ਕਰ ਬਸ ਰੱਬ ਸੇ ਤੂੰ ਡਰ ਪਲ ਮੇ ਤੇਰੀ ਮੁਸ਼ਕਿਲ ਹੋਗੀ ਆਸਾਨ ਹੋਗੀ ਉਸ ਕੀ ਅਤਾ ਹੋਗੀ ਮਾਫ ਕਤਾ ਵੋ ਰਹੀਮ ਬੜਾ ਇਹ ਉਸ ਕੀ ਸ਼ਾਨ ਅੱਲਾ ਅੱਲਾ ਕਰ ਬੰਦਿਆ ਜੇ ਤੂੰ ਰੱਬ ਦੀਆਂ ਚੌਣਾਂ ਪਾਵਾਂ ਤੂੰ ਅੱਲਾ ਅੱਲਾ ਕਰ ਬੰਦਿਆ ਬੜੇ ਮੂਮਿਨ ਦਰੂਦ ਦੇ ਪਿਆਰੇ ਤੇ ਜਾ ਕੇ ਬਹਿ ਜਾਓ ਦੇ ਯਾਰ ਦੇ ਦਵਾਰੇ ਤੇ ਪੜ ਮੂਮਿਨ ਦਰੂਦ ਦੇ ਪਿਆਰੇ ਤੇ ਜਾ ਕੇ ਤੇਰੀਆਂ ਕਥਾਵਾਂ ਅੱਲਾ ਅੱਲਾ ਕਰ ਬੰਦਿਆ ਜੇ ਤੂੰ ਰੱਬ ਦੀਆਂ ਚੌਣਾਂ ਪਾਵਾਂ ਤੂੰ ਅੱਲਾ ਅੱਲਾ ਕਰ ਬੰਦਿਆ ਅੱਲਾ ਅੱਲਾ ਅੱਲਾ ਅੱਲਾ ਅੱਲਾ ਅੱਲਾ ਅੱਲਾ ਅੱਲਾ ਅੱਲਾ ਅੱਲਾ ਅੱਲਾ ਅੱਲਾ ਜੇ ਤੂੰ ਰੱਬ ਦੀਆਂ ਚੌਣਾਂ ਪਾਵਾਂ ਤੂੰ ਅੱਲਾ ਅੱਲਾ ਕਰ ਬੰਦਿਆ ਜੇ ਤੂੰ ਰੱਬ ਦੀਆਂ ਚੌਣਾਂ ਪਾਵਾਂ ਤੂੰ ਅੱਲਾ ਅੱਲਾ ਕਰ ਬੰਦਿਆ ਤੇਰੇ ਵਾਸਤਾ ਜੇ ਨਬੀ ਦੀ ਕੋਈ ਆਲ ਦਾ ਰੱਬ ਉਹਦੀਆਂ ਦੁਆਵਾਂ ਨੂੰ ਨਾ ਟਾਲਦਾ ਦੇਵੇ ਵਾਸਤਾ ਜੇ ਨਬੀ ਦੀ ਕੋਈ ਆਲ ਦਾ ਰੱਬ ਉਹਦੀਆਂ ਦੁਆਵਾਂ ਨੂੰ ਨਾ ਟਾਲਦਾ ਵਾਸੀ ਹੋਣਗੀਆਂ ਪੂਰੀਆਂ ਦੁਆਵਾਂ ਅੱਲਾ ਅੱਲਾ ਕਰ ਬੰਦਿਆ ਜੇ ਤੂੰ